ਸਮਾਂ ਬੱਜਿਆ ਗੋੜੀਆਂ ਨੱਚ ਰਹੀਆਂ ਨੇ ਹੁਣ ਮੈਂ ਤੁਹਾਨੂੰ ਤੰਦਾਂ ਨਾਲ ਟਰੈਕਟਰ ਖਿੱਚ ਕੇ ਦਿਖਾਊਂਗਾ ਬਿਨਾਂ ਤੂੰ ਗੱਲਾਂ ਕਿੱਦਾਂ ਵੱਜੇਗਾ ਤੂੰ ਤੂੰ ਤੂੰ ਵੱਜਦਾ ਤੂੰ।